ਇੱਕ ਤੇਰੀ ਹੀ ਵੰਗਦੀ ਸਾਹਾਂ ਵਿੱਚ ਘੁਲਦੀ ਮਹਿਕ ਸੂਹੇ ਰੰਗ ਦੀ ਨੀਂਦ ਨੂੰ ਖਾ ਗਈ ਹੈ ਖਣਕ ਤੇਰੀ ਵੰਗਦੀ ਨੀਂਦ ਨੂੰ ਖਾ ਗਈ ਹੈ ਖਣਕ ਤੇਰੀ ਜ਼ੁਲਫ ਤੇਰੀ ਮਸਿਆ ਦੀ ਰਾਤ ਵੰਗ ਜ਼ੁਲਫ ਤੇਰੀ ਮਸਿਆ ਦੀ ਰਾਤ ਵੰਗ ਵਿੱਚ ਕਿੰਨੇ ਚੰਨ ਡੁੱਬ ਕੇ ਮਰੇ ਵਿੱਚ ਕਿੰਨੇ ਚੰਨ ਡੁੱਬ ਕੇ ਮਰੇ ਰੰਗ ਦੀ ਸੁਨਹਿਰੀ ਉੱਤੋਂ ਹੁਸਨ ਤੂੰ ਤੇਰੀ ਸਜਾ ਵੇਖ ਵੇਖ ਦਿਲ ਨਾ ਭਰੇ ਰੰਗ ਰੰਗ ਦੀ ਸੁਨਹਿਰੀ ਉੱਤੋਂ ਹੁਸਨ ਤੂੰ ਤੇਰੀ ਸਜਾ ਵੇਖ ਵੇਖ ਦਿਲ ਨਾ ਭਰੇ ਵੇਖ ਵੇਖ ਦਿਲ ਨਾ ਭਰੇ ਪ੍ਰੀਤ ਲਿਖੂ ਤੇਰੇ ਉੱਤੇ ਗੀਤ ਜ਼ਰਾ ਕਰ ਲੈ ਫਿਕਰ ਉਹਦੀ ਮੰਗਦੀ ਜ਼ੁਲਫ ਤੇਰੀ ਮਸਿਆ ਦੀ ਰਾਤ ਵੰਗ ਰਾਂ ਵਿੱਚ ਕਿੰਨੇ ਚੰਨ ਡੁੱਬ ਕੇ ਮਰੇ